ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਪਾਤ ਮਹ ਬੈ ਸੰਤਰ ਸਗਲ ਦੂਧ ਮਹ ਕੀਆ ਊਚ ਨੀਚ ਮਹ ਜੋਤ ਸਮਾਣੀ ਘਾਟ ਘਾਟ ਮਾਧੋ ਜੀਆ ਸਗਲ ਬਨਸਪਤ ਮਹ ਬੈ ਸੰਤਰ ਸਗਲ ਦੂਧ ਮਹ ਕੀਆ ਨੀਚ ਮਹ ਜੋਤ ਸਮਾਣੀ ਘਾਟ ਘਾਟ ਮਾਧੋ ਜੀਆ ਸੰਤ ਘਾਟ ਘਾਟ ਰਹਿਆ ਸਮਾਹਿਓ ਪੂਰਨ ਪੂਰ ਰਹਿਓ ਸਰਬ ਮਹ ਜਲ ਥਲ ਰਮਈਆ ਆਹਿਓ ਰਹਾ ਗੁਣ ਨਿਧਾਨ ਨਾਨਕ ਜਸ ਗਾਵੈ ਸਤਿਗੁਰ ਪਰਮ ਚੁਕਾਇਓ ਸਰਬ ਨਿਵਾਸੀ ਸਦਾ ਆਲੇਪਾਂ ਸਭ ਮਹ ਰਹਿਆ ਸਮਾਇਓ ਗੁਣ ਨਿਧਾਨ ਨਾਨਕ ਜਸ ਗਾਵੈ ਸਤਿਗੁਰ ਪਰਮ ਚੁਕਾਇਓ ਸਰਬ ਨਿਵਾਸੀ ਸਦਾ ਅਲਿਪਾਂ ਸਭ ਮਹ ਰਹਿਆ ਸਮਾਇਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੋਰਠ ਮਹੱਲਾ ਪੰਜਵਾ ਕਰ ਦੂਜਾ ਦੋ ਪਦੇ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸਗਲ ਬਨਸਪਤ ਮਹਿ ਬੈਸੰਤਰ ਸਗਲ ਦੂਧ ਮਹਿ ਘੀਆ ਊਚ ਨੀਚ ਮਹਿ ਜੋਤ ਸਮਾਣੀ ਘਾਟ ਘਾਟ ਮਾਧਵ ਜੀਆ।